ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲ ਰਾਮ ਹਰ ਰਸ ਬਿਧਾ ਹਾਰੇ ਮਨ ਪਿਆਰਾ ਮਨ ਹਾਰੇ ਰਸ ਨਾਮ ਚਕੁੱਲੇ ਰਾਮ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੁੱਲ ਰਾਮ ਹਰ ਰਸ ਬੀਬਾ ਹਰ ਮਨ ਪਿਆਰਾ ਮਨ ਹਾਰੇ ਰਸ ਨਾਮ ਚਕੁੱਲੇ ਰਾਮ ਗੁਰਮਤ ਮਨ ਠਹਿਰਾਈਆ ਮੇਰੀ ਜਿੰਦੜੀਏ ਅਨਤ ਨ ਕਾਹੂ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਾਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਆ ਹਾਰ ਲੇਵ ਲਾਏ ਰਾਮ ਚਿਰੀ ਵਿਸ਼ੁੰਨਾ ਹਾਰ ਪ੍ਰਭ ਪਾਇਆ ਗਾਲ ਮਿਲਿਆ ਸਹਿਜ ਸੁਭਾਏ ਰਾਮ ਜਨ ਨਾਨਕ ਮਨ ਅਨੰਦ ਪਿਆ ਹੈ ਮੇਰੀ ਜਿੰਦੜੀਏ අනහත සබද වජායේ රාම සඛී සහෙලි මීරියා මේරී ජින්දුඩියේ කොයි හාර ප්‍රබ ආන මිලාව රාම හෝ මන දේව තිස අපනා මේරී ජින්දුඩියේ හාර ප්‍රභ කේ හාර කථා සුනාවා රාම ගොරමොක සදා අරාද හාර මේරේ ජින්දුඩියේ මාන චින්දියඩා ඵල පාවා රාම නානක පාජෝ හර සරණාගති මේරේ ජින්දුඩියේ වඩ පාග්ගේ නාම තියාවා රාම කාර කිරපා ප්‍රබ ආයි මෙල මේරේ ජින්දුඩියේ ගොරමත් නාම පර ගස්සේ රාම හෝ හර බාජ උඩිනියා මේරේ ජින්දුඩියේ ජෝ ජල බෙන කමල උදස්සේ රාම බොර පුරා මෙලායා මේරේ ජින්දුඩියේ හාර සජ්ජන හාර ප්‍රබ පස්සේ රාම තන තන ගුරු හාර දස්සයා මේරේ ජින්දුඩියේ ජාන නානක නාම බිගස්සේ රාම ගොර පුරා මිලායා මේරී ජින්දුඩියේ හාර සජ්ජන හාර ප්‍රබ පස්සේ රාම තන තන ගුරු හාර දස්සයා මේරී ජින්දුඩියේ ජාන නානක නාම බිගස්සේ රාම වාහිගුරු ජී කා ඛාලසා වාහිගුරු ජී කී ඵතේ රාග බිහගඩා ශාන්ත ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿ ਗੁਰ प्रसाद हारे हारे नाम त्याईया मेरी जिंदुड़िए गुरमुख नाम अमूल्य राम हारे रस बीबा हारे मान प्यारा मान हारे रस नाम चकोले राम।